ਕਰਦਾ ਸੀ ਵਾਦੀਆਂ ਤੋਂ ਵੱਡੇ ਸੋਹਣਿਆ, ਨਵੇਂ ਨਵੇਂ ਚੈਟੀ ਉੱਤੇ ਲੱਗੇ ਸੋਹਣਿਆ, ਸੱਚੀ ਤੇਰੇ ਉੱਤੇ ਸ਼ੱਕ ਹੋਣ ਲੱਗਿਆ। ਦੱਸ ਹੋਰ ਕਿਹੜੀ ਨਾਰ ਦਾ ਤੂੰ ਪੱਲਾ ਫੜਦਾ ਹੈ, ਜਿਹੜੇ ਮੇਰੇ ਲਈ ਤਾਰੇ ਤੋੜੇ ਨਹੀਂ ਉਹ ਦਿਸਦੇ, ਕਦੇ ਪਾਉਂਦਾ ਸੀ ਸਵਾਰੀਆਂ ਤੂੰ ਫੇਸਬੁੱਕ ਤੇ, ਕਹਿੰਦਾ ਸੀ ਤੂੰ ਚੰਨ ਤੋਂ ਵੀ ਸੋਹਣੀ ਲੱਗਦੀ, ਹੁਣ ਦਿਸਦਾ ਏ ਜਿਹੜੇ ਜਿਹੜੇ ਚੰਨ ਚਾੜਦੇ। ਅੱਜ ਸਾਡਾ ਗਾਣਾ ਕਿਵੇਂ ਲੱਗਿਆ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਗੀਤ MP3 YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਖੁਸ਼ਾਂ ਤੂੰ ਜ਼ਰੂਰ ਕਹਿੰਦੇ ਤੇ ਸਭ ਸਮੂਹ ਨੂੰ ਗਾਣਾ ਰਿਹਾ ਜੀ ਮੇਰਾ ਤੇ ਬੀਜ ਰੰਧਾਵੇ ਦਾ। ਥੈਂਕ ਯੂ ਸੋ ਮਚ ਫੋਰ ਵਾਚਿੰਗ, ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰੀ ਮੇਰੇ ਤੋਂ ਕਹਿੰਦੇ ਪਲੀਜ਼ ਪਿਆਰ ਦਿੰਦੇ ਰਹੋ ਜੀ।